ਨੀਂਦਾਂ ਪੂਰੀਆਂ ਕਰਕੇ ਉੱਠਿਆ ਤੇ ਹਜੇ ਮੈਂ ਅੱਖਾਂ ਮਲਦਾ ਹੀ ਪਿਆ ਤੇ ਪਰ ਮੇਰੀ ਹਾਜ਼ਰੀ ਲਵਾ ਦਿਓ। ਵੈਸੇ ਪ੍ਰਦੇਸ਼ਾਂ ਚ ਬੰਦਾ ਨੀਂਦਰਾ ਹੀ ਰਹਿੰਦਾ ਤੇ ਨਰਿੰਦਰ ਵੀਰ ਹੋਣਾ ਦੀ ਵੀ ਹਾਜ਼ਰੀ ਲਵਾਉਣੇ ਆ ਜੀ, ਜਿਹੜੇ ਮੇਰੇ ਖਿਆਲ ਹੁਣੇ ਹੁਣੇ ਸਾਡੇ ਰਿਆਸਤ ਚੋਂ ਲੰਘ ਰਹੇ ਸੀ, ਟ੍ਰਾਂਸਮਿਸ਼ਨ ਚੈੱਕ ਕਰਦੇ ਆ ਰਹੇ ਪੂਰੀ ਕਲੀਅਰ ਆ, ਔਰ ਇਹ ਵੀ ਨਾਭੇ ਵਾਲਾ ਮੁੰਡਾ ਜੀ ਹਰਜੀਤ ਹਰਮਨ ਹੋਣਾ ਦੇ ਰਿਆਸਤ ਚੋਂ ਤੇ ਨਾਲ ਅਸੀਂ ਆਪਣੇ ਸਰੋਤੇ ਜਿਹੜੇ ਖਾਸ ਤੌਰ ਤੇ ਜੇਕਰ ਧਾਰਮਿਕ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ, ਬਹੁਤ ਸਾਰੇ ਸਮਾਗਮ ਜਿਹੜੇ ਨੇ ਉਹ ਮੁਨਕਦ ਕੀਤੇ ਜਾ ਰਹੇ ਨੇ ਪਾਪਾ ਟੋਇਟੋ ਦੇ ਵਿੱਚ। ਅੱਜ ਰਾਤ ਨੂੰ ਜਿਹੜੇ ਵਿਸ਼ੇਸ਼ ਤੌਰ ਤੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਭਾਈ ਪਰਵਿੰਦਰ ਸਿੰਘ ਅਤੇ ਨਾਲ ਨਾਲ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਰਾਗੀ ਸਿੰਘ ਜਿਹੜੇ ਨੇ ਹਾਜ਼ਰੀ ਲਵਾਉਣਗੇ ਦਸ਼ਮੇਸ਼ ਦਰਬਾਰ ਗੁਰੂ ਘਰ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਜਾਣਕਾਰੀ ਦੇਣਾ ਚਾਹਾਂਗੇ ਬੇਗਮਪੁਰਾ ਗੁਰੂ ਘਰ ਦੇ ਵਿੱਚ 1 ਜਨਵਰੀ ਯਾਨੀ ਕੱਲ੍ਹ ਨੂੰ ਸ਼ਹੀਦੀ ਸਾਕਾ ਜਿਹੜਾ ਮਨਾਇਆ ਜਾ ਰਿਹਾ, ਜਿਸ ਦੇ ਵਿੱਚ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਭਾਈ ਸੁਖਬੀਰ ਸਿੰਘ ਹੋਣਾ ਰਾਗੀ ਜਥਾ ਪਹੁੰਚਿਆ ਹੋਇਆ। ਵੱਖ ਵੱਖ ਗੁਰੂ ਘਰਾਂ ਦੇ ਵਿੱਚ ਅੱਜ ਸਮਾਗਮ ਰਚਾਏ ਜਾ ਰਹੇ ਨੇ, ਸੋ ਜ਼ਰੂਰ ਇਸ ਮੌਕੇ ਤੁਸੀਂ ਪਰਮ ਪਿਤਾ ਪਰਮਾਤਮਾ ਦੇ ਆਸ਼ੀਰਵਾਦ ਵੀ ਜ਼ਰੂਰ ਹਾਸਲ ਕਰਨੇ। ਗੋਡ ਫਾਦਰ ਆਫ ਇੱਥੇ ਭੰਗੜਾ ਜਿਹੜਾ ਜੀ ਆਉਣ ਅੱਜ ਰਾਤ ਨੂੰ ਬਾਲੀ ਸਾਘੂ ਜਿਹੜਾ ਪਰਫੋਰਮ ਕਰੇਗਾ ਭੰਗੜੇ ਦਾ ਵੀ ਆਪਣਾ ਹੱਸਣਾ ਖੇਡਣਾ ਮਨਕਾ ਚਾਓ ਆਪਾਂ ਸਾਰੇ ਜਾਣਦੇ ਹਾਂ, ਸੋ ਇਸ ਦੇ ਬਾਰੇ ਵੀ ਖਾਸ ਕਰਕੇ ਉਹਨਾਂ ਦੀ ਔਨ ਏਅਰ ਜਲਦੀ ਅਸੀਂ ਲਾਈਵ ਇੰਟਰਵਿਊ ਕਰਾਵਾਂਗੇ, ਜਿਨ੍ਹਾਂ ਨੇ ਮਲਕੀਤ ਸਿੰਘ ਤੋਂ ਲੈ ਕੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਹੁਣਾਂ ਨੂੰ ਮਰਹੂਮ ਖਾਨ ਸਾਹਿਬ ਹੁਣਾਂ ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਓਰੀਐਂਟਲ ਜਿਹੜੀ ਸਟਾਰ ਏਜੰਸੀਜ਼ ਦੇ ਬੈਨਰ ਹੇਠ ਉਹਨਾਂ ਨੇ ਰੀਮਿਕਸ ਕੀਤਾ ਅਤੇ ਹੁਣ ਤੱਕ ਉਹਨਾਂ ਦੇ ਗੀਤ ਜਿਹੜੇ ਨੇ ਗੂੰਜਦੇ ਨੇ, ਸੋ ਨਿਊਜ਼ੀਲੈਂਡ ਦੀ ਧਰਤੀ 'ਤੇ ਪਹੁੰਚ ਗਏ ਨੇ। ਅਤੇ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਇੱਕ ਹੋਰ ਕਲਾਕਾਰ ਜਿਹੜਾ ਆਪਣੀ ਮੁੱਛ ਦੇ ਜ਼ੋਰ ਦੇ ਉੱਤੇ ਆਪਾਂ ਕਹਿ ਲਈਏ ਗੋਨਿਆਣਾ ਜੀ, ਜਿਹੜਾ ਲਿਖਦਾ ਲਿਖਦਾ ਮੈਨੂੰ ਫੇਰ ਦੱਸਿਆ ਜੀ ਕਿ ਉਹੀ ਕਲਾਕਾਰ ਹੈ ਜਿਹੜਾ ਹੁਣ ਗਾਉਣ ਵੀ ਲੱਗ ਪਿਆ, ਸੋ ਅੰਮ੍ਰਿਤ ਮਾਨ ਅਤੇ ਅੰਮ੍ਰਿਤ ਮਾਨ ਦਾ ਕਾਲੀ ਕਮੈਰੋ ਮੇਰਾ ਦੋਸਤ ਇੱਕ ਨੌਨ ਪੰਜਾਬੀ ਆ, ਉਹਨੇ ਕਿਹਾ ਵੀ ਗੀਤ ਮੈਨੂੰ ਬਹੁਤ ਵਧੀਆ ਲੱਗਾ ਲੇਕਿਨ ਕਾਲੀ ਕਮੈਰੋ ਇਹਦੇ ਵਿੱਚ ਜਿਹੜੀ ਗੱਡੀ ਉਹਨਾਂ ਨੇ ਲਈ ਆ ਗੀਤ ਸਾਰਾ ਕਾਲੀ ਕਮੈਰੋ ਦੇ ਬਾਰੇ ਆ ਲੇਕਿਨ ਕਾਰ ਦਾ ਰੰਗ ਜਿਹੜਾ ਉਹ ਲਾਲ ਆ, ਸੋ ਇਹਨਾਂ ਨੇ ਗੱਡੀ ਕਿਉਂ ਨਹੀਂ ਕਾਲੀ ਕਮੈਰੋ ਕਾਲੀ ਕਮੈਰੋ ਜੀ। ਸਾਥੋਂ ਨਹੀਂ ਉਹ ਹੁੰਦੀ ਬਿੱਲੋ ਵੇਟ ਸ਼ਨੀਵਾਰ ਦੀ ਗੱਡੀ 150 ਤੇ ਜਾਵੇ ਨੀ ਕਲੇਜੇ ਫਿਰ ਠਾਰ ਦੀ ਸਾਥੋਂ ਨਹੀਂ ਉਹ ਹੁੰਦੀ ਬਿੱਲੋ ਵੇਟ ਸ਼ਨੀਵਾਰ ਦੀ ਫੁੱਟੇ ਜੱਟ ਨੀ ਬੋਲਦੇ ਆ ਕੱਟ ਨੀ ਸੂਲੀ ਉੱਤੇ ਨੱਚੀਆਂ ਕਮਾਰੋ ਕਾਲੀ ਟੰਗਦੀ ਫੁੱਟੇ ਜੱਟ ਨੀ ਬੋਲਦੇ ਆ ਕੱਟ ਨੀ ਸੂਲੀ ਉੱਤੇ ਨੱਚੀਆਂ ਕਮਾਰੋ ਕਾਲੀ ਟੰਗਦੀ ਅੱਜ ਫੇਰ ਮਸਲਾਂ ਦੀ ਦਾਲ ਲਿਆਂਦੀ ਆ ਜ਼ਰਾ ਸਾਈਡ ਹੋਵੋਗੇ ਲਓ ਜੀ ਅਸੀਂ ਰੋਕਿਆ ਕਿਤੇ ਪੰਜਾਬੀ ਕਿਚਨ ਦਾ ਨਾਮ ਸੁਣਿਆ ਕਦੇ ਹਾਂਜੀ ਬਿਹਤਰੀਨ ਨਾਨ ਵੈਜ ਡਿਸ਼ਸ ਅਤੇ ਵੈਜੀਟੇਰੀਅਨ ਬੰਦਿਆਂ ਵਾਸਤੇ ਸਪੈਸ਼ਲ ਡਿਸ਼ਸ ਅਵੇਲੇਬਲ ਨੇ ਮੰਡੇ ਟਿਊਜ਼ਡੇ ਵੈਨਸਡੇ ਆਲ ਮੀਲਸ ਸਿਰਫ $10 ਅਤੇ ਨਾਲ ਦੀ ਨਾਲ 45 ਤੋਂ ਵੱਧ ਬੰਦਿਆਂ ਦੇ ਬੈਠਣ ਦੀ ਸਿਟਿੰਗ ਕਪੈਸਿਟੀ ਨਾਲੇ ਕੱਲੇ ਕਿਉਂ ਭਾਬੀ ਜੀ ਬੱਚਿਆਂ ਨੂੰ ਨਾਲ ਲੈ ਕੇ ਆਇਓ ਫੈਮਿਲੀ ਇਨਵਾਇਰਨਮੈਂਟ ਹੈ ਬੈਸਟ ਫੂਡ ਇਨ ਦਾ ਟਾਊਨ ਤੇ ਹਰ ਮੌਕੇ ਤੇ ਕੇਟਰਿੰਗ ਵੀ ਕਰਦੇ ਨੇ ਪੰਜਾਬੀ ਕਿਚਨ 2x70 ਐਵਰਗਲੇਡ ਡਰਾਈਵ ਮੈਨਿਕਾ ਫੋਨ ਨੰਬਰ 09263-4300 ਪ੍ਰੀਤੋ ਪਤਾ ਤੈਨੂੰ ਵੀਰ ਜੀ ਨੇ ਆਪਣੇ ਕੋਲ ਆ ਕੇ ਹੀ ਵਿਆਹ ਕਰਨਾ ਹੈ ਬੇਟੀ ਦਾ ਮੈਨੂੰ ਤੇ ਮਿਠਾਈ ਦੀ ਫਿਕਰ ਸੀ ਤੇ ਹੁਣ ਉਹਨਾਂ ਨੇ 2-3 ਫੰਕਸ਼ਨਸ ਵੀ ਕਰਨੇ ਨੇ ਹੁਣ ਚਿੰਤਾ ਹਾਲ ਦੀ ਵੀ ਹੈ ਬਸ ਇੰਨੀ ਕੁ ਗੱਲ ਲੈ ਤੇਰੀ ਮੁਸ਼ਕਿਲ ਚੁਟਕੀ ਚ ਹੱਲ ਲਜ਼ੀਜ਼ ਖਾਣਿਆਂ ਲਈ ਤੇ ਵਧੀਆ ਮਿਠਾਈ ਲਈ ਹੈ ਨਾ ਇੱਕੋ ਨਾਮ ਨੋਵਲਟੀ ਸਵੀਟਸ ਬੋਟਨੀ ਹੁਣ ਤਾਂ ਬੂੰਦੀ ਲੱਡੂ $19.99 ਪਰ ਕੇਜੀ ਕਾਜੂ ਬਰਫੀ $31.99 ਪਰ ਕੇਜੀ ਮਿਲਕ ਕੇਕ $29.99 ਪਰ ਕੇਜੀ ਜਲੇਬੀ $14 ਪਰ ਕੇਜੀ ਵੀ ਅਵੇਲੇਬਲ ਨੇ ਉੱਥੇ ਪਾਰਟੀਜ਼ ਵਾਸਤੇ ਵੀ ਹਾਲ ਅਵੇਲੇਬਲ ਹੈ ਤੇ ਪ੍ਰੋਪਰ ਵੈਜੀਟੇਰੀਅਨ ਕੇਟਰਿੰਗ ਵੀ ਕਰਦੇ ਨੇ ਹਫਤੇ ਦੇ 7 ਦਿਨ ਖੁੱਲੇ ਨੇ ਸਵੇਰੇ 10 ਵਜੇ ਤੋਂ ਰਾਤੀ 10 ਵਜੇ ਤੱਕ ਨੋਵਲਟੀ ਸਵੀਟਸ ਬੋਟਨੀ 10/2 ਬਿਸ਼ਪ ਬ੍ਰਾਊਨ ਪਲੇਸ ਫਲੈਟ ਬੁਸ਼ ਆਕਲੈਂਡ ਕਾਲ 09273911 ਜਾਂ ਫਿਰ ਸਾਡੀ ਐਪ ਨੋਵਲਟੀ ਵੀ ਡਾਊਨਲੋਡ ਕਰ ਸਕਦੇ ਹੋ ਤੇ ਐਪ ਤੋਂ ਵੀ ਡਾਇਰੈਕਟਲੀ ਆਰਡਰ ਕਰ ਸਕਦੇ ਹੋ Just Fresh Supermarket ਆਰੀਆਂ groceries, food, vegetables, ਮਿਠਾਈਆਂ ਇੱਥੋਂ Western Union ਤੋਂ ਪੈਸੇ ਵੀ ਭੇਜ ਸਕਦੇ ਹੋ ਤੇ Just Fresh ਤੇ ਇਸ ਵੀਕ ਦੇ ਸਪੈਸ਼ਲ ਨੇ Everest Masala $249 each ਜਾਂ $2 for $4.50 ਗਰੇਵਾਲ ਕੁਕੀ ਸਿਰਫ Just Fresh ਤੇ $1 for $4.49 ਜਾਂ $3 for $11.99 ਬਿਲਕੁਲ ਨਿਊ ਸਟਾਕ ਪਾਰਲੇ ਜੀ $1 for $2.99 ਜਾਂ $2 for $5 ਸੋਨਾ ਸਾਗ ਤੇ ਪੂਰੀ $3.99 850 grams Just Fresh Peptoi ji main keh inne prone aun lagge hai main ta agge hi kam to thakki hari aayi ha hun kidda hou sara kuch apne kol hai na number JB's Doner kebab and pizza walyan da pizza desi log ne oh indian hi pasand aunda ohna nu nale vegetarian ne utthe vegetarians te non vegetarians da khaas khayal rakhya janda hai alag alag bhande use karde ne banan layi hawks beach ohi kalle ne jinna da pizza indian taste wala hunda hai nale dough vi fresh te khana vi taza ਫੇਰ ਤਾਂ ਛੇਤੀ ਫੋਨ ਕਰੋ ਇਹਨਾਂ ਦਾ ਪਤਾ ਹੈ JB's Doner ਕਬਾਬ ਐਂਡ ਪੀਜ਼ਾ ਰੀਅਲ ਫੂਡ ਅਨਰੀਅਲ ਫਲੇਵਰ 342 ਹੈਰੇਟੋਂਗਾ ਸਟਰੀਟ ਵੈਸਟ ਹੇਸਟਿੰਗਸ ਹੋਰ ਜਾਣਕਾਰੀ ਲਈ ਕਾਲ 0687089999 ਜਾਂ ਫਿਰ ਵਿਜ਼ਿਟ ਵੈਬਸਾਈਟ jbs.co.nz ਰੇਡੀਓ ਸਪਾਈਸ ਸੁਣੇ ਸਾਰੇ ਸੋਤਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਨਾਲ ਔਨ 에ਅਰ ਪ੍ਰੀਤਮ ਸਿੰਘ ਜੀ ਹੋ ਗਏ ਨੇ ਰੇਡੀਓ ਸਪਾਈਸ ਤੇ ਸਵਾਗਤ ਹੈ ਜੀ ਜੀ ਆਇਆਂ ਨੂੰ ਹਾਂਜੀ ਸਾਰੇ ਆਪਣੀ ਟੀਮ ਨੂੰ ਸਾਰੇ ਪਰਿਵਾਰ ਨੂੰ ਵਧਾਈਆਂ ਮਾਰਕ ਚੜ੍ਹਦੀ ਕਰੋ ਰੱਖੇ ਚਾਰ ਲਾਈਨਾਂ ਕਹਿੰਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ ਤੁਹਾਡੀਆਂ ਦੁਆਵਾਂ ਜੀ ਸਾਡੇ ਨਾਲ ਤੁਹਾਡੀ ਹੱਲਾਸ਼ੇਰੀ ਸਦਾ ਸਾਡੇ ਨਾਲ ਰਹੀ ਹੈ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਤੁਸੀਂ ਸਮਾਂ ਕੱਢ ਕੇ ਕਦੀ ਆਪਾਂ ਕਹਿ ਦਈਏ ਵਿਘਨ ਨਹੀਂ ਪੈਣ ਦਿੰਦੇ ਸਦਾ ਸਾਨੂੰ ਫੀਡਬੈਕ ਅਤੇ ਸਾਡੇ ਹੌਸਲੇ ਜਿਹੜੇ ਨੇ ਬੁਲੰਦ ਕਰਦੇ ਰਹਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੀਆਂ ਦੁਆਵਾਂ ਨੇ ਕਿ ਤੁਹਾਡਾ ਆਉਣ ਵਾਲਾ ਸਾਲ ਤੁਹਾਡੇ ਪਰਿਵਾਰ ਦਾ ਜੀ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਚਾਰ ਲਾਈਨਾਂ ਹੁਣ ਸੁਣਾ ਦਿਓ ਹਾਂਜੀ ਸੁਣਾਓ ਜੀ ਜੀ ਜੀ 500 ਤੇ 1000 ਦੇ ਨੋਟ ਵਾਲੀਆਂ ਵਰਗੀਆਂ ਘਰ ਵਾਲੀਆਂ ਬਗਾਨੀਆਂ 500-1000 ਦੇ ਨੋਟ ਵਰਗੀਆਂ ਬਗਾਨੀਆਂ ਕੋਲ ਨਾ ਨਦੀ ਖੜੀਏ 100 ਦੇ ਨੋਟ ਵਰਗੀ ਘਰ ਵਾਲੀ ਪੱਲਾ ਉਸਦਾ ਖੜੀਏ ਮੋਦੀ ਛੜੇ ਦਾ ਕੁਸੀ ਜਾਣਾ ਆਪਾਂ ਕਾਨੂੰ ਲੜੀਏ ਸਰਫੇ ਸੰਜਮੀਆਂ ਰੋਜ਼ ਸਕੀਮਾਂ ਘੜੀਏ ਸਰਫੇ ਸੰਜਮਨੀਆਂ ਹਾਂ 16 ਨੂੰ ਅਸੀਂ ਬਾਈ ਆਖੀਏ 17 ਸਾਡਾ ਬਾਈ ਉਸ ਦਾਤੇ ਦਾ ਸ਼ੁਕਰਾਨਾ ਕਰੀਏ ਜਿਸ ਬਖਸ਼ੀ ਵਡਿਆਈ ਦੂਜੇ ਨੰਬਰ 'ਤੇ ਦੇਵਾਂ ਆਸੀਸਾਂ ਜੁਗ ਜੁਗ ਜਣ ਜਵਾਈ ਸੁੱਤਿਆਂ ਪਿਆਂ ਦੀਆਂ ਜੇਬਾਂ ਪਰਦਾ ਸਾਡਾ ਜਾਨ ਕੀ ਬਾਈ ਪ੍ਰਜੈਂਟੋ ਵੱਸਦੇ ਰਹੋ ਤੁਹਾਡੇ ਨਾਲ ਚੜਾਈ ਪ੍ਰਜੈਂਟੋ ਵੱਸਦੇ ਕੀ ਬਾਤ ਹੈ ਜੀ ਤੇ ਸਰ ਤੇ ਫੋਨ ਕਲਾਈ ਹੋ ਪ੍ਰਜੈਂਟੋ ਵੱਸਦੇ ਰਹੋ ਸਾਡੀ ਲਾਈਫ ਵਧਾਈ ਹੋ ਪ੍ਰਜੈਂਟੋ ਵੱਸਦੇ ਰਹੋ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ, ਤੁਹਾਡੀਆਂ ਕਲਮ ਬੰਦ ਕੀਤੀਆਂ ਜਿਹੜੀਆਂ ਲਾਈਨਾਂ ਨੇ ਸਾਨੂੰ ਜੀ ਫਿਰ ਦੁਬਾਰਾ ਕਹਿ ਦਈਏ ਇੱਕ ਵਾਰੀ ਮੂੰਹ 'ਤੇ ਮੁਸਕਾਨ ਆ ਗਈ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਸਮਾਂ ਕੱਢਿਆ ਜੀ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਆਲ ਦਾ ਬੈਸਟ 2017 ਦੇ ਲਈ ਜੀ। ਸ਼ੁਕਰੀਆ। ਸਾਡੇ ਨਾਲ ਸਾਡੇ ਆਪਾਂ ਕਹੀਏ ਕਿ ਅਸੀਂ ਸੈਕਸ਼ਨ ਦੁਬਾਰਾ ਜਿਹੜਾ ਸ਼ੁਰੂ ਕੀਤਾ ਇਸ ਸਾਲ ਦੇ ਅੰਤਲੇ ਪੜਾਅ ਦੇ ਵਿੱਚ, ਉਹ ਸੀ 12 ਵਜੇ ਦੇ ਬਾਅਦ 'ਚੋਂ ਜਿਹੜਾ ਸਾਡਾ ਸੈਕਸ਼ਨ ਦੁਪਹਿਰ ਨੂੰ ਖਾਸ ਕਰਕੇ ਲੇਡੀਜ਼ ਦੇ ਲਈ ਚੱਲਿਆ ਕਰਦਾ ਸੀ। ਤੁਹਾਡੀ ਸਾਰਿਆਂ ਦੀ ਫੀਡਬੈਕ ਨੂੰ ਲੈ ਅਸੀਂ ਉਹ ਸੈਕਸ਼ਨ ਜਿਹੜਾ ਔਨ ਏਅਰ ਲਾਈਵ ਦੁਬਾਰਾ ਸ਼ੁਰੂ ਕਰ ਦਿੱਤਾ ਅਤੇ ਮਨਜੀਤ ਕੌਰ ਜਿਹੜੇ ਨੇ ਉਹਨਾਂ ਨੇ ਬਖੂਬੀ ਜਿਹੜਾ ਇਹ ਸੈਕਸ਼ਨ ਸੰਭਾਲ ਲਿਆ। ਸੋ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਆ ਗਏ ਨੇ ਮਨਜੀਤ ਕੌਰ ਜੀ, ਰੇਡੀਓ ਸਪਾਈਸ ਦੇ ਉੱਤੇ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਵੇਂ ਸਾਲ ਦੀ ਆਗਾਜ਼ ਜਿਹੜੀ ਹੋਣ ਵਾਲੀ ਹੈ ਉਹ ਥੋੜ੍ਹੇ ਜਿਹੇ ਘੰਟੇ ਬਾਕੀ ਰਹਿ ਗਏ ਨੇ ਅਤੇ ਮੈਂ ਚਾਹੁੰਦੀ ਹਾਂ ਕਿ ਆਪਾਂ ਸਾਰੇ ਹੱਸਦੇ ਖੇਡਦੇ ਹੋਏ ਨਵੇਂ ਸਾਲ ਨੂੰ ਜਿਹੜਾ ਉਹ ਜੀ ਆਇਆਂ ਨੂੰ ਕਹੀਏ ਅਤੇ ਨਾਲ ਦੀ ਨਾਲ ਜਿਹੜਾ ਨਵਤੇਜ ਭਾਅ ਜੀ ਨੇ ਜਿਹੜੀ ਲਿਸਟ ਕੱਢ ਕੇ ਰੱਖੀ ਹੋਈ ਹੈ ਜਿਹੜੇ ਢੋਲ ਢਮੱਕੇ ਵਾਲੇ ਗਾਣਿਆਂ ਦੀ, ਨਾਲ ਦੀ ਨਾਲ ਉਹ ਵੀ ਆਪਾਂ ਸੁਣਦੇ ਚੱਲਾਂਗੇ। ਬਿਲਕੁਲ ਜੀ ਬਿਲਕੁਲ, ਢੋਲ ਢਮੱਕੇ ਅਤੇ ਸੰਜੀਦਾ ਸੌਂਗਸ ਵੀ ਵੇਚੀ ਨੇ ਜੀ। ਸੋ ਐਮੀ ਵਿਰਕ ਦੀਆਂ ਆਵਾਜ਼ਾਂ ਜਿਹੜੀਆਂ ਨੇ ਜੀ ਗੂੰਜਣ ਲੱਗੀਆਂ ਨੇ, ਜ਼ਿੰਦਾਬਾਦ ਯਾਰੀਆਂ। ਸੋ ਰੇਡੀਓ ਸਪਾਈਸ ਦੇ ਉੱਤੇ ਨੰਬਰ 15 ਦੇ ਉੱਤੇ ਇਹ ਗੀਤ ਭੰਗੜੇ ਦੇ ਵਿੱਚ ਖਾਸ ਕਰਕੇ ਪਾਰਟੀਜ਼ ਦੇ ਵਿੱਚ ਬਹੁਤ ਵਾਰ ਵੱਜਿਆ। ਇਸ ਸਾਲ ਦਾ ਭੰਗੜਾ ਟਰੈਕ ਐਮੀ ਵਿਰਕ ਦਾ ਅਸੀਂ ਹੁਕਮ ਦੇ ਯੱਕੇ ਆ, ਸਾਨੂੰ ਨੱਚ ਨਾ ਜਾਣੀ ਬੱਲੀਏ, ਥੁੱਕ ਕੇ ਜੋ ਲੈਂਦੇ ਚਟਨੀ, ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜਟਨੀ, ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜਟਨੀ, ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜਟਨੀ। ਪਹਿਲੀਆਂ ਚਿਠਾਰ ਨੇ ਮੇਰੇ ਨਾਲ ਤੁਰਦੇ ਨੇ ਬੱਲੀਏ, ਹੱਸਦਾ ਨਾਲ ਤੁਰਦੇ ਨੇ ਬੱਲੀਏ, ਕਿਵੇਂ ਲੰਘ ਜੂ ਕੋਈ ਪੂਰੀ ਵੱਟਨੀ, ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ, ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ, ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ। ਹਨੇਰੀਆਂ ਤੋਂ ਟੈਂਦੇ ਨੀ, ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ, ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ, ਸਿੱਧਾ ਚੜ ਤੋਂ ਹੀ ਦਈਏ ਪੱਟਣੀ, ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ, ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ, ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ। ਖਣੀ ਨਾ ਲੜਾਉਂਦੇ ਨਹੀਂ, ਉਹ ਜਦੋਂ ਰੂਹ ਹੀ ਤੇਰੇ ਨਾ ਕਰਤੀ, ਜਦੋਂ ਰੂਹ ਹੀ ਤੇਰੇ ਨਾ ਕਰਤੀ, ਕਾਹਤੋਂ ਚੀਰ ਕੇ ਖਵਾਈਏ ਪੱਟਣੀ, ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ, ਜ਼ਿੰਦਾਬਾਦ ਰਹਿਣ ਮਿਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜੱਟਨੀ। ਓਏ ਜ਼ਿੰਦਾਬਾਦ ਐਮੀ ਵਿਰਕ ਦੀਆਂ ਆਵਾਜ਼ਾਂ ਤੁਸੀਂ ਸੁਣੀਆਂ ਨੰਬਰ 15 ਦੇ ਉੱਤੇ। ਤੇ ਐਮੀ ਵਿਰਕ ਦੀ ਫਿਲਮ ਜਿਹੜੀ ਨਿੱਕਾ ਜ਼ੈਲਦਾਰ ਇਸ ਸਾਲ ਦੀ ਵਨ ਆਫ ਦਾ ਬੈਸਟ ਫਿਲਮ ਹੋ ਨਿਬੜੀ ਹੈ। ਸੋ ਜਿੱਥੇ ਬੰਬੂ ਘਾਟ

ਕੱਲ ਖੁਰਦ ਨਹਿਰਾਂ ਜੋ ਕਿ ਫਿਰੋਜ਼ਪੁਰ ਦੇ ਵਿੱਚ ਪਿੰਡ ਪੈਂਦਾ ਉੱਥੇ ਨੂੰ ਬਿਲੋਂਗ ਕਰਦਾ ਮੋਹਾਲੀ ਦਾ ਜੰਮਪਲ ਸੁਰਿੰਦਰ ਸਿੰਘ ਅਸਲੀ ਨਾਂ ਜੀ ਸੁਰਿੰਦਰ ਸਿੰਘ ਅਸਲੀ ਨਾਂ ਆਪਣੇ ਮਾਮਿਆਂ ਘਰੋਡੇ ਲਿੰਡੇ ਜਦੋਂ ਪੜ੍ਹਨ ਗਿਆ ਨਾ ਇਹ ਜੀ ਗੁਰਤੇਗ ਬਹਾਦਰ ਪੋਲੀਟੈਕਨਿਕ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਣਾ ਦਾ ਪਿੰਡ ਹੈ ਜੀ ਉੱਥੇ ਜਾ ਕੇ ਫਿਰ ਥੋੜ੍ਹਾ ਦੇਸੀ ਬਣਿਆ ਨਹੀਂ ਤਾਂ ਮੋਹਾਲੀ ਦੇ ਇੱਕ ਚੰਗੇ ਮੰਨੇ ਪਰਮੰਨੇ ਠੇਕੇਦਾਰ ਦਾ ਮੁੰਡਾ ਹੋਣ ਦੇ ਨਾਤੇ ਸ਼ਹਿਰੀ ਹੀ ਰਹਿ ਜਾਣਾ ਸੀ ਇਹਨੇ ਬਿਲਕੁਲ ਜੀ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਤੱਕ ਨਿੱਕ ਧੰਮੂ ਨੇ ਬਹੁਤ ਵਧੀਆ ਮਿਊਜ਼ਿਕ ਜਦੋਂ ਵੀ ਇਹ ਕਲਾਕਾਰ ਜੁੜਿਆ ਅੱਤ ਦੀ ਚਿੜੀ ਮੇਰੀ ਬੇਬੇ ਯਾਰ ਅਣਮੁੱਲੇ ਦੇ ਵਿੱਚ ਨਿੱਕ ਧੰਮੂ ਸੀ ਸੋ ਹੁਣ ਵੀ ਆਹ ਜਿਹੜਾ ਗੀਤ ਹੈ ਇਸ ਦੇ ਵਿੱਚ ਨਿੱਕ ਧੰਮੂ ਨੇ ਆਪਣਾ ਭਰਾ ਇੰਟਰੋਡਿਊਸ ਕੀਤਾ ਇਹਨਾਂ ਡੈਡੀ ਤੋਂ ਚੋਰੀ ਗਾਉਂਦਾ ਹੁੰਦਾ ਸੀ ਉੱਥੇ ਜੀ ਇਹਦੀ ਮਾਮਾ ਨੇ ਨਾ ਜਿੱਦਾਂ ਹੁਣ ਇਹਦੇ ਮਾਮਿਆਂ ਨੇ ਆਉਣਾ ਜਦੋਂ ਪਿੰਡੋਂ ਜੀ ਉਹ ਸੰਗੀਤ ਦੇ ਸ਼ੌਕੀਨ ਸੀਗੇ ਪਿੰਡੂ ਮਹਿਕਮਾ ਕਿਸਾਨ ਵਿਚਾਰੇ ਜੀ ਉਹਨੇ ਆਉਣਾ ਮੋਹਾਲੀ ਤੇ ਇਹਨੀ ਆਪਣੇ ਡੈਡੀ ਤੋਂ ਚੋਰੀ ਇਹਦੀ ਮਾਮਾ ਨੇ ਨਾ ਰਸੋਈ ਚੋਂ ਇਹਨੂੰ ਖਿਲਾ ਕੇ ਕੋਈ ਨਾ ਕੋਈ ਪੇਸਟਰੀ ਸੁਣਾ ਫਿਰ ਮਿੱਠੂ ਕੋਈ ਮਿੱਠਾ ਜਿਹਾ ਖਾਣਾ ਹੁਣ ਵੀ ਇਹਦਾ ਨਿੱਕ ਨੇ ਮਿੱਠੂ ਅੱਜ ਦਾ ਬਹੁਤ ਥੋੜੇ ਲੋਕਾਂ ਨੂੰ ਪਤਾ ਆ ਲੇਕਿਨ ਹੀ ਇਜ਼ ਅ ਵੈਰੀ ਗੁੱਡ ਸਿੰਗਰ ਬੜੇ ਅੱਛੇ ਲਿਰਿਕਸ ਜਿਹੜੇ ਹੁੰਦੇ ਉਹਦੇ ਜਿਹੜੇ ਲੋਕਾਂ ਨੂੰ ਬਕਾਇਦਾ ਉਹਨਾਂ ਦੀ ਰੂਹ ਨੂੰ ਛੂਹਦੇ ਆ ਜੀ ਉਹਨਾਂ ਨੂੰ ਲੱਗਦਾ ਕਿ ਸਾਡੀ ਦਿਲ ਦੀ ਗੱਲ ਜਿਹੜੀ ਆ ਉਹ ਸ਼ਹਿਰੀਮਾਨ ਜਿਹੜਾ ਕਿਤੇ ਨਾ ਕਿਤੇ ਕਰ ਜਾਂਦਾ ਬਿਲਕੁਲ ਯਾਰ ਅਣਮੁੱਲੇ ਦੀ ਛਾਪ ਜਿਹੜੀ ਆ ਹੁਣ ਤੱਕ ਜਦੋਂ ਵੀ ਨਾਂ ਆਪਾਂ ਲੈਂਦੇ ਹਾਂ ਸ਼ਹਿਰੀਮਾਨ ਦਾ ਅਤੇ ਯਾਰ ਅਣਮੁੱਲਾ ਜਿਹੜਾ ਗੀਤ ਹੈ ਉਹ ਸਾਰਿਆਂ ਨੂੰ ਚੇਤੇ ਆ ਜਾਂਦਾ ਅਤੇ ਇੱਕ ਗੱਲ ਮੈਨੂੰ ਯਾਦ ਆ ਗਈ ਪ੍ਰੀਤਮ ਸਿੰਘ ਹੋਣਾ ਦਾ ਫੋਨ ਆਇਆ ਸੀ ਕੁਦਰਤੀ ਮੈਂ ਉਸ ਲਈ ਖਾਣ ਪੀਣ 'ਚ ਬਿਜ਼ੀ ਹੋ ਗਿਆ ਪ੍ਰੀਤਮ ਸਿੰਘ ਜੀ ਤੁਹਾਡੀਆਂ ਕਵਿਤਾਵਾਂ ਮੈਨੂੰ ਮਿਲ ਗਈਆਂ ਜਿਹੜੀਆਂ ਕਿਤਾਬ ਦੇ ਵਿੱਚ ਛਪਣੀਆਂ ਤੁਹਾਡੀ ਜਿਹੜੀ ਤਸਵੀਰ ਆ ਉਹ ਨਹੀਂ ਸਾਨੂੰ ਮਿਲੀ ਕਿਰਪਾ ਕਰਕੇ ਆਪਣੀ ਜਿਹੜੀ ਤਸਵੀਰ ਆ ਜਿੰਨੀ ਛੇਤੀ ਹੋ ਸਕੇ ਤੁਸੀਂ ਜਸ ਫਰੈਸ਼ ਵਾਲਿਆਂ ਦੇ ਅੱਡੇ 'ਤੇ ਪਹੁੰਚਾ ਦੇਣੀ ਅਤੇ ਉੱਥੋਂ ਫਿਰ ਆਪਾਂ ਅੱਗੇ ਪ੍ਰੋਸੀਡ ਕਰਾਂਗੇ ਅਤੇ ਨਾਲ ਨਾਲ ਅਸੀਂ ਆਪਣੇ ਸਪੋਂਸਰ ਦਾ ਧੰਨਵਾਦ ਕਰਨਾ ਚਾਹਾਂਗੇ ਲੇਕਿਨ ਉਸ ਤੋਂ ਪਹਿਲਾਂ ਕੁਝ ਸਰੋਤੇ ਸਾਡੇ ਨਾਲ ਔਨਲਾਈਨ ਹੈ ਰੇਡੀਓ ਸਪਾਈਸ ਉੱਤੇ ਸਵਾਗਤ ਹੈ ਜੀ ਜੀ ਆਇਆਂ ਨੂੰ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜੀ ਇਹ ਟੀ ਪੁੱਕੀ ਤੋਂ ਬੋਲਦਾ ਜੀ ਸੁਖਦੇਵ ਜੀ ਕਿਆ ਬਾਤ ਹੈ ਸੁਖਦੇਵ ਸਿੰਘ ਜੀ ਜੀ ਆਇਆਂ ਨੂੰ ਸਾਡਾ ਨਵਾਂ ਭਾਈਚਾਰਾ ਜੀ ਇਸ ਸਾਲ ਟੀ ਪੁੱਕੀ ਦਾ ਜਿਹੜਾ ਸਾਡੇ ਨਾਲ ਜੁੜਿਆ ਅਸੀਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਜੀ ਮੈਂ ਵੈਸੇ ਅੱਜ ਉੱਥੋਂ ਹੀ ਲਾਗਿਓ ਪੁੱਕੀ ਹੀ ਨਾ ਤੋਂ ਨਾਲੋਂ ਹੀ ਜੀ ਅੱਜ ਡਰਾਈਵ ਕਰਕੇ ਇੱਥੇ ਆਇਆ ਅਤੇ ਕੱਲ੍ਹ ਨੂੰ ਫਿਰ ਦੁਬਾਰਾ ਪੁੱਕੀ ਹੀ ਨੇ ਪਹੁੰਚ ਜਾਣਾ ਬਹੁਤ ਵਧੀਆ ਮੌਸਮ ਹੈ ਜੀ ਤੁਹਾਡੇ ਇਸ ਟਾਈਮ ਟੀ ਪੁੱਕੀ ਮੌਸਮ ਬਹੁਤ ਵਧੀਆ ਜੀ ਮੈਂ ਵੀ ਹੁਣ ਗੁਰਦੁਆਰੇ ਜਾ ਰਿਹਾ ਸੀ ਜੀ ਤਾਂ ਮੈਂ ਕਿਹਾ ਉੱਥੇ ਫਿਰ ਆਪਾਂ ਲੇਟ ਹੋ ਜਾਣਾ ਜਦ ਤੱਕ ਤੁਹਾਡਾ ਫਿਰ ਇਹ ਪ੍ਰੋਗਰਾਮ ਬੰਦ ਹੋ ਜਾਣਾ ਜੀ ਬੇਕਾਰੀ ਮੈਂ ਕਿਹਾ ਆਪਣੇ ਵੀ ਤੁਹਾਡੀ ਸਾਰੀ ਟੀਮ ਦੇ ਨਾਲ ਸਤਿ ਸ਼੍ਰੀ ਅਕਾਲ ਬੁਲਾਈਏ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਅਤੇ ਟਿਪੋਕੀ ਦੇ ਵਿੱਚ ਜੀ ਜਿਹੜਾ ਸਾਡਾ ਬਾਕੀ ਵੀ ਭਾਈਚਾਰਾ ਖਾਸ ਕਰਕੇ ਸਾਡੀਆਂ ਮਾਂਜੀਆਂ ਅਤੇ ਆਂਟੀਆਂ ਜਿਹੜੀਆਂ ਸਾਨੂੰ ਸੁਣਦੀਆਂ ਨੇ ਘਰਾਂ ਦੇ ਵਿੱਚ ਉਹ ਜਦੋਂ ਅਸੀਂ ਉੱਥੇ ਜਾਂਦੇ ਹਾਂ ਆ ਪਿਛਲੇ ਦੋ ਦਿਨ ਦੇ ਵਿੱਚ ਮੇਰੇ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਹੋਇਆ ਅਤੇ ਬਹੁਤ ਚੰਗਾ ਲੱਗਿਆ ਪ੍ਰੋਗਰਾਮ ਆਮ ਤੌਰ 'ਤੇ ਔਕਲੈਂਡ ਤੋਂ ਬਾਹਰ ਜਿੰਨੇ ਵੀ ਸਾਡੇ ਲਿਸਨਰਸ ਨੇ ਉਹਨਾਂ ਨੂੰ ਇਹਨੂੰ ਚੰਗੀ ਤਰ੍ਹਾਂ ਸਾਰੇ ਪ੍ਰੋਗਰਾਮ ਜੀ ਜੀ ਚੇਤਿਆਂ ਨੇ ਕੌਣ ਕਰਦਾ ਕਿਹੜਾ ਕਿਹੜਾ ਪ੍ਰੋਗਰਾਮ ਕਰਦਾ ਜੀ ਮੈਨੂੰ ਵੀ ਪ੍ਰੋਗਰਾਮ ਬਹੁਤ ਬਹੁਤ ਸ਼ੁਕਰੀਆ ਜੀ ਇਸ ਬੰਦੇ ਨੇ ਆਉਣਾ ਇੰਨੇ ਵਜੇ ਇਸ ਬੰਦੇ ਨੇ ਆਉਣਾ ਉਹਦਾ ਇੱਦਾਂ ਦਾ ਪੂਰਬ ਹੋਣਾ ਉਸ ਬੰਦੇ ਦਾ ਇੱਦਾਂ ਦਾ ਪੂਰਬ ਹੋਣਾ ਜਾਣੀ ਕਿ ਇਹਨੇ ਆਪਣੇ ਮਨਾਂ ਦੇ ਵਿੱਚ ਤੁਹਾਡੀ ਪੂਰੀ ਰਹਿਣ ਬਜਾਏ ਤੁਹਾਨੂੰ ਜਾਣਦੇ ਜਾਂ ਨਹੀਂ ਜਾਣਦੇ ਜਾਣੀ ਪਰ ਤੁਹਾਡੀ ਇੱਕ ਉਹਨੇ ਆਪਣੇ ਮਨਾਂ ਵਿੱਚ ਦੂਜੀ ਬਣਾ ਸ਼ਕਲ ਬਣਾਈ ਆ ਚਲੋ ਜੀ ਅਸੀਂ ਅਗਲੇ ਸਾਲ ਵਾਅਦਾ ਰਿਹਾ ਕਿ ਅਸੀਂ ਸਾਰਿਆਂ ਨੂੰ ਟਿਪੋਕੀ ਦੇ ਵਿੱਚ ਜਿੰਨੇ ਸਾਡੇ ਪ੍ਰੈਜੈਂਟਰ ਉਹਨਾਂ ਨੂੰ ਰੂਬਰੂ ਜ਼ਰੂਰ ਕਰਾਂਗੇ ਪ੍ਰੋਗਰਾਮ ਉੱਥੇ ਨਜਿੱਠ ਕੇ ਸੋ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇੱਕ ਪ੍ਰੋਗਰਾਮ ਟਿਪੋਕੀ ਦੇ ਵਿੱਚ ਅਗਲੇ ਸਾਲ ਜੀ ਰੱਖਾਂਗੇ ਇਹ ਵੀ ਵਾਅਦਾ ਰਿਹਾ ਤੁਹਾਡੇ ਨਾਲ ਔਨ ਏਅਰ ਕਰਕੇ ਚੱਲੇ ਹਾਂ ਜੀ ਸ਼ੁਕਰੀਆ ਜੀ ਅਤੇ ਅਸੀਂ ਦੁਆਵਾਂ ਕਰਦੇ ਹਾਂ ਜੀ ਕਿ ਟਿਪੋਕੀ ਵਾਲਿਆਂ ਦੇ ਜਿਹੜੇ ਕੀਵੀ ਫਰੂਟ ਆ ਹੋਰ ਲਿਥਦੇ ਰਹਿਣ ਸਾਡੇ ਕੋਲ ਫਰੈਸ਼ ਪਹੁੰਚਦੇ ਰਹਿਣ ਅਤੇ ਸੁਖਦੇਵ ਸਿੰਘ ਜੀ ਤੁਹਾਡੀ ਆਵਾਜ਼ ਇੱਧਰ ਵੀ ਪਛਾਣ ਲਈ ਹਰਮੀਤ ਹੋਣਾ ਨੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਜੀ ਸਾਡੇ ਨਾਲ ਜਿਹੜੇ ਟਿਪੋਕੀ ਤੋਂ ਲਿਸਨਰ ਸੋ ਪਾਪਾ ਮੋਹ ਤੇ ਟਿਪੋਕੀ ਦੇ ਵਿੱਚ ਤੇ ਜਿਹੜੇ ਆ ਹੁਣੇ ਹੁਣੇ ਇੱਕ ਸ਼ਰਾਰਤੀ ਆ ਸਰਦਾਰ ਆਪਣੇ ਸਟੂਡੀਓ ਚ ਐਂਟਰ ਹੋਇਆ ਜੀ ਰੌਣਕਾਂ ਵਧਣ ਲੱਗੀਆਂ ਨੇ ਰਈਆ ਮੰਡੀ ਪਿੰਡ ਕਹਿੰਦੇ ਸਾਡਾ ਫਲਾਈਓਵਰ ਦੇ ਥੱਲੇ ਆ ਗਿਆ ਲੇਕਿਨ ਆਪਾਂ ਉਦਾਸ ਬਿਲਕੁਲ ਨਹੀਂ ਹੋਣਾ ਨਵਾਂ ਸਾਲ ਜਿਹੜਾ ਉਹਨੂੰ ਪੂਰੇ ਜਸ਼ਨ ਦੇ ਨਾਲ ਮਨਾਉਣਾ ਹਰਪ੍ਰੀਤ ਸਿੰਘ ਮਾਨ ਯਾਨੀ ਹੈਪੀ ਮਾਨ ਬਹੁਤ ਖੂਬਸੂਰਤ ਆਵਾਜ਼ ਔਰ ਕਿਤੇ ਨਾ ਕਿਤੇ ਲਖਵਿੰਦਰ ਵਡਾਲੀ ਦਾ ਚੇਤਾ ਆ ਜਾਂਦਾ ਜੀ ਸਾਨੂੰ ਜਦੋਂ ਅਸੀਂ ਇਹਨਾਂ ਦੀ ਆਵਾਜ਼ ਸੁਣਦੇ ਹਾਂ ਅਤੇ ਜਿੱਥੇ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਣਾ ਉੱਥੇ ਅਸੀਂ ਆਪਣੇ ਸਪੋਂਸਰਸ ਦਾ ਧੰਨਵਾਦ ਕਰਨਾ ਕਿਵੇਂ ਭੁੱਲ ਸਕਦੇ ਹਾਂ ਜਿੱਥੇ ਅਸੀਂ ਆਪਣੇ ਸਰੋਤਿਆਂ ਨੂੰ ਸ਼ਾਮਿਲ ਕੀਤਾ ਉੱਥੇ ਆਸ਼ੀਰਵਾਦ ਆਟਾ ਤੋਂ ਵੀਰ ਹਰਵਿੰਦਰ ਹੈਰੀ ਉਹਨਾਂ ਦਾ ਧੰਨਵਾਦ ਅਤੇ ਇਸ ਤੋਂ ਇਲਾਵਾ ਬੇਕ ਐਂਡ ਬੀਨਸ ਵਾਲੀ ਟੀਮ ਦਾ ਰਾਣਾ ਜੀ ਦਾ ਧੰਨਵਾਦ ਬੈਂਕ ਆਫ ਬੜੌਦਾ ਜਿਹੜੇ ਕਿ ਭਾਰਤੀ ਬੈਂਕ ਇੱਥੇ ਨਿਊਜ਼ੀਲੈਂਡ ਦੇ ਵਿੱਚ ਬੜਾ ਬਖੂਬੀ ਚੱਲ ਰਿਹਾ ਅਤੇ ਨਾਲ ਨਾਲ ਬੈਂਕ ਆਫ ਇੰਡੀਆ ਇਹ ਦੋਨਾਂ ਦੇ ਵਿੱਚ ਸਾਡੇ ਸਰੋਤਿਆਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਸ਼ੁਕਰੀਆ ਆਪਣੇ ਇਹਨਾਂ ਕਾਰੋਬਾਰੀ ਮਿੱਤਰਾਂ ਦਾ ਬਾਥ ਐਂਡ ਟਾਇਲ ਅਤੇ ਇਸ ਤੋਂ ਇਲਾਵਾ ਵੀਰ ਅਵਤਾਰ ਸਿੰਘ ਜੀ ਬਾਰਗਨਸ ਲਿਮਿਟਡ ਪੁਕੀ ਕੋਈ ਤੋਂ ਇਸ ਤੋਂ ਇਲਾਵਾ ਬਿੰਦੇ ਐਂਟਰਪ੍ਰਾਈਜ਼ ਤੋਂ ਜੁਝਾਰ ਸਿੰਘ ਪੁੰਨੂ ਮਜਾਰਾ ਜੀ ਸਾਰਾ ਸਾਲ ਇੰਨੀ ਬਹੁਤ ਸਪੋਰਟ ਕੀਤਾ ਸਾਨੂੰ ਬਰੁੱਕ ਲੋ ਹੈਮਿਲਟਨ ਤੋਂ ਬੀਬਾ ਮਨਿੰਦਰ ਸਿੱਧੂ ਜੀ ਪੰਜਾਬਣ ਮੁਟਿਆਰ ਜਿਹੜੀ ਕਿ ਵਕਾਲਤ ਦੇ ਖੇਤਰ ਦੇ ਵਿੱਚ ਬਹੁਤ ਉੱਘਾ ਨਾਮ ਹੈ ਅਤੇ ਨਾਲ ਨਾਲ ਚਾਵਲਾ ਤੋਂ ਵੀਰ ਅਮਨਦੀਪ ਸੈਣੀ ਉਹਨਾਂ ਨੂੰ ਯਾਦ ਕਰਦੇ ਹਾਂ ਬੈਨਕਾਓ ਦੇ ਵਿੱਚ ਇਸ ਤੋਂ ਇਲਾਵਾ ਅਸੀਂ ਯਾਦ ਕਰਦੇ ਹਾਂ ਈਸਟਰਨ ਕੋਰੀਆ ਤੋਂ ਵੀਰ ਰਾਜਾ ਅਤੇ ਮਿੰਟਾ ਹੁਣਾਂ ਨੂੰ ਬੇਟਸ ਰੋਡ ਓਟਾਰਾ ਦੇ ਵਿੱਚ ਈਕੋ ਟਰੈਵਲਸ ਦੀ ਟੀਮ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀ ਬਹੁਤ ਸਾਰੀਆਂ ਬ੍ਰਾਂਚਸ ਨੇ ਟਰੈਵਲ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਫੰਡ ਮਾਸਟਰਸ ਤੋਂ ਦੇਵ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ ਗਲਿਟਰ ਜੁਐਲਰਸ ਤੋਂ ਵੀਰ ਮਨੋਜ ਰਾਜੂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀ ਪੂਰੀ ਟੀਮ ਨੇ ਸਾਰਾ ਸਾਲ ਸਾਨੂੰ ਗਿਵ ਅਵੇਜ਼ ਦੇ ਕੇ ਨਵਾਜਿਆ ਇਸ ਤੋਂ ਇਲਾਵਾ ਅਸੀਂ ਯਾਦ ਕਰਨਾ ਚਾਹਾਂਗੇ ਆਸਟ੍ਰੇਲੀਆ ਦੇ ਵਿੱਚ ਸਾਡੇ ਸਪੋਰਟਰ ਗਰੇਵਾਲ ਬ੍ਰਦਰਸ ਨੂੰ ਜਿਨ੍ਹਾਂ ਦਾ ਗਰੇਵਾਲ ਆਟਾ ਅਤੇ ਹੋਰ ਬਹੁਤ ਸਾਰੇ ਪ੍ਰੋਡਕਟਸ ਮਾਰੂ ਕਣਕ ਦਾ ਬਣਿਆ ਹੋਇਆ ਆਟਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਉਪਲਬਧ ਕਰਾਇਆ ਰੀਅਲ ਅਸਟੇਟ ਦੇ ਵਿੱਚ ਬਹੁਤ ਵੱਡਾ ਨਾਮ ਗੁਰਜੀਤ ਸੇਖੋ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਫਿਲਮ ਫੈਸਟੀਵਲ ਦੇ ਵਿੱਚ ਵੀ ਸਾਨੂੰ ਕਾਫੀ ਸਹਿਯੋਗ ਦਿੱਤਾ ਇਸ ਤੋਂ ਇਲਾਵਾ ਅਸੀਂ ਯਾਦ ਕਰਨਾ ਚਾਹਾਂਗੇ ਜਨਾਬ ਐਚ ਡੀ ਪੂਨਪਾਲ ਉਹਨਾਂ ਨੂੰ ਜਿਹੜੇ ਕਿ ਪਾਪਖੁਰਾ ਦੇ ਵਿੱਚ ਡਰੂਰੀ ਇਲਾਕੇ ਦੇ ਵਿੱਚ ਸਰਗਰਮ ਨੇ ਇੰਡੋ ਕੀਵੀ ਟਰੈਵਲ ਤੋਂ ਅਸੀਂ ਵੀਰ ਨਵਦੀਪ ਕਟਾਰੀਆ ਉਹਨਾਂ ਨੂੰ ਯਾਦ ਕਰਦੇ ਹਾਂ ਜਿਹੜੇ ਕਿ ਸਾਡੀ ਟੈਕਨੀਕਲ ਟੀਮ ਦੇ ਨਾਲ ਵੀ ਹਮੇਸ਼ਾ ਰਾਬਤੇ 'ਚ ਰਹਿੰਦੇ ਨੇ ਇੰਡੋ ਸਪਾਈਸ ਵਰਲਡ ਤੋਂ ਮੈਨਰੇਵਾ ਪਾਪਾ ਟੋਏ ਅਤੇ ਨਾਲ ਟੀ ਭੁੱਕੀ ਨਾ ਤਿੰਨਾਂ ਬ੍ਰਾਂਚਸ ਤੋਂ ਅਟਵਾਲ ਫੈਮਿਲੀ ਨੂੰ ਯਾਦ ਕਰਦੇ ਹਾਂ ਜੇਬੀਜ਼ ਡੋਨਰ ਪਿੱਜ਼ਾ ਐਂਡ ਕਬਾਬ ਤੋਂ ਵੀਰ ਨਾਗਰਾ ਜੀ ਨੂੰ ਯਾਦ ਕਰਦੇ ਹਾਂ ਜਿਹੜੇ ਕਿ ਹੇਸਟਿੰਗਸ ਦੇ ਵਿੱਚ ਖਾਸ ਤੌਰ 'ਤੇ ਰੌਣਕਾਂ ਲਾ ਕੇ ਬੈਠੇ ਨੇ ਇਸ ਤੋਂ ਇਲਾਵਾ ਅਸੀਂ ਜੇ ਕੇ ਕੰਪਿਊਟਰਸ ਤੋਂ ਵੀਰ ਸ਼ਮਸ਼ੇਰ ਜੀ ਨੂੰ ਯਾਦ ਕਰਦੇ ਹਾਂ ਜੋਸ਼ੀ ਆਟੋਮੋਟਿਵਸ ਦੀ ਸਾਰੀ ਟੀਮ ਨੂੰ ਮੈਂ ਕਿਹਾ ਉਹ ਤੋਂ ਯਾਦ ਕਰਦੇ ਹਾਂ ਜੀ ਜੇ ਐੱਸ ਆਰ ਹੈਮਿਲਟਨ ਤੋਂ ਵੀਰ ਜੁਝਾਰ ਰੰਧਾਵਾ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਇਸੇ ਤਰ੍ਹਾਂ ਇਸ ਲਿਸਟ ਨੂੰ ਅੱਗੇ ਅਸੀਂ ਯਾਦ ਕਰਦੇ ਜਾਵਾਂਗੇ ਲੇਕਿਨ ਅਗਲੇ ਗੀਤ ਬਾਅਦ ਸੋ ਕੁਝ ਹੋਰ ਨਵੇਂ ਲਓ ਜੀ ਅਸੀਂ ਖਾਸ ਸਾਡੇ ਕੈਰੇਕਟਰ ਇੱਥੇ ਇੱਕ ਪਹੁੰਚ ਚੁੱਕੇ ਨੇ ਨਾ ਕੈਰੇਕਟਰ ਕੀ ਆ ਟਾਇਆ ਨਹੀਂ ਕਰਨ ਚਾਚਾ ਨਹੀਂ ਕਰਨ ਨਾ ਟਾਚਾ ਨਾ ਟਾਇਆ ਕੈਰੇਕਟਰ ਕੀ ਹੁੰਦਾ ਵਾ ਬੋਲਣਾ ਨਹੀਂ ਫਾਇਦਾ ਤੁਹਾਨੂੰ ਟਰੈਕਟਰ ਕਹਿੰਦੇ ਟਰੈਕਟਰ ਟਰੈਕਟਰ ਦੇ ਆਏ ਆ ਟਰੈਕਟਰ ਜੀ ਟਰੈਕਟਰ ਟਰੈਕਟਰ ਨਹੀਂ ਚੜ ਕੇ ਆਇਆ ਉਹਦਾ ਕਹਿੰਦਾ ਸਾਡੀ ਚੌਥੀ ਪੀੜ੍ਹੀ ਆ ਬੋਲਣਾ ਤੈਨੂੰ ਅਜੇ ਤੱਕ ਨਹੀਂ ਆਇਆ ਬਾਪੂ ਡਰਾਈਵਰ ਦਾ ਕਿੰਨਾ ਅਜੇ ਤੱਕ ਮੈਨੂੰ ਸਾਡਾ ਨਿੱਕਾ ਵੀਰ ਮੰਨ ਕੇ ਬੋਲਦਾ ਵਾ ਉਹ ਉਹਨਾਂ ਕੋਲ ਸਿੱਖਾ ਨਹੀਂ ਗਾ ਤੂੰ ਲੜੀ ਜਿਹੜਾ ਰਾਜਗੀ ਆ ਕੇ ਚੱਲ ਗੱਲ ਕਰ ਹਾਂ ਕੀ ਗਾਣੇ ਗੋਣੇ ਚਲਾਉਣ ਡਿਆ ਮੈਂ ਸੁਣਿਆ ਹਾਂਜੀ ਹਾਂਜੀ ਟੌਪ 10 ਜੀ ਆਪਾਂ ਟੌਪ 100 ਦੇ ਵਿੱਚ ਨੰਬਰ 13 ਦੇ ਉੱਤੇ ਪਹੁੰਚ ਗਏ ਨੰਬਰ 13 ਤੇ ਜੀ ਸੋ ਨੰਬਰ 13 ਨੈਸ਼ ਹੁੰਦਾ ਨਾ ਕਹਿੰਦੇ ਅੰਗਰੇਜ਼ਾਂ ਦਾ ਹੈ ਇਹ ਗੱਲ ਬਿਲਕੁਲ ਸਹੀ ਆ ਵੈਸੇ 13 ਆ ਨੈਸ਼ ਨਹੀਂ ਹੁੰਦਾ ਨਹੀਂ ਆਪਣੇ ਨਹੀਂ ਹੁੰਦਾ ਜੀ ਆਪਣੇ ਬਾਬਾ 13 ਹੀ ਕਹਿੰਦਾ ਰਿਹਾ ਜੋ ਆਪਣੇ ਵੇਖੋ ਤੁਸੀਂ ਹੈ ਤਾਇਆ ਤੂੰ ਕੋਈ ਫਿਲਮ ਵੇਖੀ ਐ ਸਾਰਾ ਤਾਇਆ ਨਹੀਂ ਮੈਂ ਤੇਰਾ ਚਾਚਾ ਵਾਂ ਚਾਚਾ ਜੀ ਛੋਟਾ ਹਾਂ ਤੇਰੇ ਬਾਪੂ ਨੂੰ ਮੈਂ ਚੱਲ ਗੱਲਾਂ ਕਰਦਾ ਤੂੰ ਚਾਚਾ ਕਰੇ ਚਾਚਾ ਚਾਚਾ ਕਿਆ ਕਰ ਮੈਨੂੰ ਆ ਮੁੱਛਾਂ ਮੇਰੀਆਂ ਨੇ ਕਾਲੀਆਂ ਐ ਸਾਰ ਕੋਈ ਫਿਲਮ ਵੇਖੀ ਕਿ ਨਹੀਂ ਫਿਲਮ ਵੇਖੀ ਯਾਰ ਕਿਹੜੀ ਫਿਲਮ ਵੇਖੀ ਐ ਮੈਂ ਵੇਖੀ ਆ ਜੰਗਲ ਜੰਗਲ ਅੱਛਾ ਉਹਦੇ ਪੰਜਾਬੀ ਕੀ ਸੀਗਾ ਨਹੀਂ ਆਪਣਾ ਜੰਗਲ ਜੰਗਲ ਜੰਗਲ ਮੂੰਹ ਨਿਕਲ ਗਿਆ ਪੰਜਾਬੀ ਬੰਦਾ ਆਪਣਾ ਉਹਨੇ ਗਾਇਆ ਉਹਨੇ ਕਿਹਨੇ ਦਲੇਰ ਮਹਿੰਦੀ ਨੇ ਗੀਤ ਗਾਇਆ ਉਹ ਦੰਗਲ ਦਲੇਰ ਮਹਿੰਦੀ ਕਰੋ ਪੰਜਾਬੀ ਹੋ ਗਿਆ ਤੇਰਾ ਹੋ ਲੈ ਜਿੱਦਾਂ ਦੇ ਉਹ ਗੀਤ ਗਾਉਣਾ ਪੰਜਾਬੀਆਂ ਦੇ ਵਰ ਨਹੀਂ ਦੇਣਾ ਉਹਨੂੰ ਲਾ ਜੀ ਵੈਸੇ ਪਟਿਆਲੇ ਨੂੰ ਇੱਕੋ ਹੀ ਗੱਲ ਆ ਕੈਪਟਨ ਆ ਪਟਿਆਲਿਓ ਪਟਿਆਲੇ ਦੀ ਗੱਲ ਕਰੀਏ ਜੀ ਜੱਟ ਟੈਂਕੇ ਦੇ ਨਾਲ ਜਿਹੜਾ ਕਲਾਕਾਰ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵੱਸ ਗਿਆ ਪੰਜਾਬੀ ਫਿਲਮ ਯਾਰ ਅਣਮੁੱਲੇ ਜਿਹੜੀ ਆਈ ਸੀ ਉਸ ਦੇ ਬਾਅਦ 'ਚੋਂ ਉਹਨਾਂ ਦਾ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਭਾਵੇਂ ਇੰਨਾ ਸਫਰਪੂਰਵਕ ਜਿਹੜਾ ਨਹੀਂ ਰਿਹਾ ਸਫ਼ਰ ਲੇਕਿਨ ਉਹਨਾਂ ਨੇ ਆਪਣੀ ਗਾਇਕੀ ਦਾ ਦੌਰ ਜਿਹੜਾ ਸ਼ੁਰੂ ਕੀਤਾ ਇਸ ਸਾਲ ਹਰੀਸ਼ ਵਰਮਾ ਸੋ ਬਹੁਤ ਹੀ ਉਹਨਾਂ ਦਾ ਦਿਲ ਖਿੱਚਵਾਂ ਰੋਮੈਂਟਿਕ ਸੌਂਗ ਇੱਕ ਵਾਰੀ ਹੋਰ ਸੋਚ ਲੈ ਜਿਹੜਾ ਸੋਚਣਾ ਕੀ ਆ ਗਾਣਾ ਚਲਾਓ ਅੱਛਾ ਉਹਦਾ ਗਾਣਾ ਚੱਲਣਾ ਵਾ ਲੈ ਮੈਂ ਸੋਚਿਆ ਮੇਰੇ ਸੀਨੇ ਵਿੱਚ ਅੱਗ ਬਲਦੀ ਏ ਤੈਨੂੰ ਜੁਦਾ ਹੋਣ ਦੀ ਜਲਦੀ ਏ ਮੇਰੇ ਸੀਨੇ ਵਿੱਚ ਅੱਗ ਬਲਦੀ ਏ ਛੱਡ ਕੇ ਦਿਮਾਗ ਵਾਲੇ ਰਾ ਪਾ ਦਿਲ ਉੱਤੇ ਜ਼ੋਰ ਸੋਚ ਲੈ ਜੇ ਹੁਣ ਯਾਰੀ ਟੁੱਟਗੀ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਜੇ ਹੁਣ ਸਾਡੀ ਟੁੱਟਗੀ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਤੂੰ ਇੱਕ ਵਾਰੀ ਹੋਰ ਸੋਚ ਲੈ